ਫਕੀਰ ਹੈ ਧਣੀ ਕੋ ਸੁੱਤੀ ਲਾਗੈ ਮੜਕਣ ਵਾਲੀ ਜੁੱਤੀ ਆ ਮੜਕ ਮੜਕ ਬਾਜੈ ਪੜੇ ਗਲੂਰ ਕੱਟੇ ਕੱਟੇ ਕੈ ਕੱਟੇ ਕੈ ਮਨ ਲੱਗੈ ਕੱਟੀਏ ਤੂੰ ਕਿਊਟ ਪਟੋਲਾ ਕਣ ਚਾਲੀ ਬਾਬੀ ਬਣੇ ਠਣ ਕੈ ਠਣ ਕੈ ਮਨ ਲੱਗੈ ਕੱਟੀਏ ਤੂੰ ਕਿਊਟ ਪਟੋਲਾ ਕਣ ਚਾਲੀ ਬਾਬੀ ਬਣੇ ਠਣ ਕੈ ਜਦ ਪਾਵੇ ਰੈ ਮਾਰੇ ਕਾਲ ਜੇ ਮੈਂ ਆਗ ਲਗਾਵੇ ਰੈ ਸੂਟ ਪੱਟੇ ਵਾਲਾ ਜਦ ਪਾਵੇ ਰੈ ਮਾਰੇ ਕਾਲ ਜੇ ਮੈਂ ਆਗ ਲਗਾਵੇ ਰੈ ਚੱਲ ਗਾਲ ਮੈਂ ਮਟਕ ਮਟਕ ਕੈ ਰਵੇ ਬਾਬੀ ਸਦਾ ਰਾਣੀ ਬਣ ਜੈ ਬਣ ਜੈ ਹੱਲ ਲੱਗੇ ਕੱਟੀਏ ਤੂੰ ਝੂਠ ਪਟੋਲਾ ਕਣੇ ਚੱਲੀ ਬਾਬੀ ਬਣ ਠਣ ਜੈ ਠਣ ਜੈ ਦੇਖ ਦੇਖ ਮਰ ਜਾਂਗੇ ਥੋੜੇ ਮਰ ਜਾਵੇ ਲੜ ਲੜ ਕੇ ਲੜ ਕੇ ਮਨ ਲੱਗਿਆ ਕੱਟੀਏ ਤੂੰ ਝੂਠ ਪਟੋਲਾ ਕੜੇ ਚਾਲੀ ਬਾਬੀ ਬਣ ਠੜ ਕੇ ਠੜ ਕੇ ਮਨ ਲੱਗਿਆ ਕੱਟੀਏ ਤੂੰ ਝੂਠ ਪਟੋਲਾ ਕੜੇ ਚਾਲੀ ਬਾਬੀ ਬਣ ਬਸ ਇਤਨਾ ਕਹਿਣ ਪੁਗਾ ਤੇਰੀ ਪਾਣ ਤੇਰੀ ਮੈਂ ਲਿਆ ਤੇਰੀ ਬਸ ਇਤਨਾ ਕਹਿਣ ਪੁਗਾ ਤੇਰੀ ਰਵੇ ਜੱਸਾ ਬਟੇੜੀ ਆਲਾ ਸੁਖਵਿੰਦਰ ਯਾਰ ਸਦਾ ਬਣ ਕੇ ਬਣ ਕੇ ਮਨ ਲੱਗ ਕੱਤੀਏ ਤੂੰ ਕਿਊਟ ਪਟੋਲਾ ਕੜੇ ਚੱਲੀ ਬਾਬੀ ਬਣ ਖੜ ਕੇ ਖੜ ਕੇ ਮਨ ਲੱਗ ਕੱਤੀਏ ਤੂੰ ਕਿਊਟ